ਜਿਦਾ ਰਖਵਾਲਾ ਏ ਜੀ ਲਜਪਾਲ ਜਿਦਾ ਲਜਪਾਲ ਜਿਦਾ ਸੱਜਾ ਹੱਥ ਖੜਾ ਕਰਕੇ ਲਜਪਾਲ ਜਿਦਾ ਇੰਜੀ ਕਹਿਣਾ ਲਜਪਾਲ ਜਿਦਾ ਰਖਵਾਲਾ ਏ ਜੀ ਲਜਪਾਲ ਜਿਦਾ ਰਖਵਾਲਾ ਏ ਉਹਨੂੰ ਕੌਣ ਮਿਟਾਵੇ ਉਸ ਸੋਹਣੇ ਲੱਗ ਗਈ ਏ ਸਾਡੀ ਉਸ ਸੋਹਣੇ ਲੱਗ ਗਈ ਏ ਜਿਹੜਾ ਤੋੜਨ ਭਾਵਣ ਵਾਲਾ ਏ ਅੱਲਾ ਅੱਲਾ ਅੱਲਾ ਅੱਲਾ ਅੱਲਾ ਅੱਲਾ ਪੜੀਏ ਅੱਲਾ ਫਲੀ ਹੋਵੇ ਜਿਦਾ ਰਾਖਾ ਮੌਲਾ ਵੇ ਉਹਦੀ ਕਿਸਮਤ ਯਾ ਫਲੀ ਹੋਵੇ ਜਿਦਾ ਰਾਖਾ ਮੌਲਾ ਅਲੀ ਹੋਵੇ ਜਿਦਾ ਰਾਖਾ ਮੌਲਾ ਅਲੀ ਹੋਵੇ ਜਿਤ ਪੀ ਮੇਰੇ ਅਲੀ ਹੋਵੇ ਅੱਲਾ ਅੱਲਾ ਅੱਲਾ ਜਿਹੜਾ ਮੁਰਸ਼ਿਦ ਵਾਲਾ ਨਾ ਮੁਰਸ਼ਿਦ ਵਾਲਾ ਉਹ ਸੱਜਾ ਹੱਥ ਖੜਾ ਕਰਕੇ ਕਹਦੇ ਹੱਕ ਏ ਜਿਹੜਾ ਮੁਰਸ਼ਿਦ ਵਾਲਾ ਫਿਰ ਕਹਦੇ ਹੱਕ ਏ ਮੈਂ ਕਹਿਣਾ ਮੇਰਾ ਮੁਰਸ਼ਿਦ ਸੋਹਣਾ ਦੋਨੋਂ ਹੱਥ ਖੜੇ ਕਰਕੇ ਕਹਿਣਾ ਹੱਕ ਏ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਮੈਨੀ ਵਾ ਮੇਰਾ ਮੁਰਸ਼ਿਦ ਉੱਚਾ ਉੱਚਿਆਂ ਦੇ ਸਗਲਾਈ ਮੈਨੀ ਵਾ ਮੇਰਾ ਮੁਰਸ਼ਿਦ ਉੱਚਾ ਉੱਚਿਆਂ ਦੇ ਸਗਲਾਈ ਜਮਾ ਇਹਨਾਂ ਉੱਚਿਆਂ ਇਹਨਾਂ ਨੀਵਿਆਂ ਨਾਲ ਨਿਭਾਈ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਰੱਖ ਮਹਿਬੂਬਾ ਵਾਲ ਚੱਲ ਦੁਬਾਰਾ ਮਲੀਏ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਮੇਰਾ ਮੁਰਸ਼ਿਦ ਸੋਹਣਾ ਕੋਈ ਮਿਸਲ ਨੀ ਢੋਲਣ ਦੀ ਕੋਈ ਮਿਸਲ ਨੀ ਢੋਲਣ ਦੀ ਉਹ ਚੁੱਪ ਕਰ ਮੇਰੇ ਅਲੀ ਇੱਥੇ ਜਾਨ ਬੋਲਦੀ ਜਿਨੇ ਜਿਨੇ ਮਾਸ਼ਾਅੱਲਾ ਗੋਦਲ ਸਾਹਿਬ ਕਹਿੰਦੇ ਮੇਰੇ ਲਈ ਸ਼ਾਹ ਸਾਹਿਬ ਵੱਲ ਮੂੰਹ ਕਰ ਲਓ ਦੋਨੋਂ ਹੱਥ ਖੜੇ ਕਰ ਜਿਨੇ ਲੰਗਰ ਖਾਧਾ ਉੱਥੋਂ ਗੱਜ ਵਾਸਤੇ ਕਹੇਗਾ ਹੱਕ ਕੇ ਗੋਲੜੇ ਵਾਲਾ ਸੋਹਣਾ ਗੋਲੜੇ ਵਾਲਾ ਸੋਹਣਾ ਗੋਲੜੇ ਵਾਲਾ ਸੋਹਣਾ ਗੋਲੜੇ ਵਾਲਾ ਸੋਹਣਾ ਗੋਲੜੇ ਵਾਲਾ ਸੋਹਣਾ ਗੋਲੜੇ ਵਾਲਾ ਸੋਹਣਾ ਗੋਲੜੇ ਵਾਲਾ ਸੋਹਣਾ ਗੋਲੜੇ ਵਾਲਾ ਸੋਹਣਾ ਗੋਲੜੇ ਵਾਲਾ ਸੋਹਣਾ ਚੰਦ ਬਦਰ ਸ਼ਾਸ਼ਾਨੀ ਮੱਥ ਚਮਕ ਦਿਲਾਟ ਨੂਰਾਨੀ ਕਾਲੀ ਜ਼ੁਲਫ ਦੇ ਅੱਖ ਮਸਤਾਨੀ ਮਖਮੂਰ ਅੱਖ ਹਿੰਮਤ ਭਰੀਆਂ ਉਸ ਸੂਰਤ ਨੂੰ ਮੈਂ ਜਾਣਾ ਜਾਣਾ ਖਗ ਜਾਨ ਜਹਾਨਾ ਸਜਿਆ ਖਦ ਰੱਬ ਦੀ ਮਸ਼ਾਨਾ ਜਿਸ ਸ਼ਾਨ ਕਸ਼ਾਨਾ ਸਭ ਬਣੀ ਸੁਭਾਨ ਅੱਲਾ ਸੁਭਾਨ ਅੱਲਾ ਸੁਭਾਨ ਅੱਲਾ ਸੁਭਾਨ ਅੱਲਾ ਸੁਭਾਨ ਅੱਲਾ ਸੁਭਾਨ ਅੱਲਾ ਸੁਭਾਨ ਅੱਲਾ ਸੁਭਾਨ ਅੱਲਾ ਸੁਭਾਨ ਅੱਲਾ ਮਾਸ਼ਾਅੱਲਾ ਜਿੱਥੋਂ ਸਾਡੇ ਭਾਈ ਆਫਤ ਨੂੰ ਸੁਲਤਾਨ ਸਦੀਕੀ ਸਾਹਿਬ ਤਸ਼ਰੀਫ ਲਿਆਏ ਨੇ ਔਰ ਅਕਸਰ ਸ਼ੇਰ ਪੜ੍ਹਦੇ ਨੇ ਮੈਂ ਉਸੇ ਸ਼ੇਰ ਤੋਂ ਆਗਾਜ਼ ਕਰਾਂਗਾ ਬੇਸ਼ਕ ਮੇਰੇ ਅਮਲ ਨ ਥੋੜੇ ਵੇਖ ਲੈ ਨਿਸਬਤ ਮੇਰੀ ਬੇਸ਼ਕ ਮੇਰੇ ਅਮਲ ਨ ਥੋੜ ਵੇਖ ਲੈ ਨਿਸਬਤ ਮੇਰੀ ਮੰਗਤਿਆਂ ਨੂੰ ਸੁਲਤਾਨ ਬਣਾ ਦਾਤਾ ਅਲੀ ਹਜਵੇਰੀ ਮੇਰਾ ਦਾਤਾ ਸੋਹਣਾ ਮੇਰਾ ਦਾਤਾ ਸੋਹਣਾ ਮੇਰਾ ਦਾਤਾ ਸੋਹਣਾ ਮੇਰਾ ਦਾਤਾ ਸੋਹਣਾ ਮੇਰਾ ਦਾਤਾ ਸੋਹਣਾ ਮੇਰਾ ਦਾਤਾ ਸੋਹਣਾ ਮੇਰਾ ਦਾਤਾ ਸੋਹਣਾ ਮੇਰਾ ਦਾਤਾ ਸੋਹਣਾ ਮੇਰਾ ਦਾਤਾ ਸੋਹਣਾ ਮੇਰਾ ਦਾਤਾ ਸੋਹਣਾ ਮੇਰਾ ਦਾਤਾ ਸੋਹਣਾ ਮੇਰਾ ਦਾਤਾ ਸੋਹਣਾ ਵੀਰ ਨਕੀਬ ਸੋਹਣਾ ਵੀਰ ਹਸੀਬ ਸੋਹਣਾ ਵੀਰ ਨਕੀਬ ਸੋਹਣਾ ਵੀਰ ਹਸੀਬ ਸੋਹਣਾ ਈਦ ਗਵਾਲੇ ਸੋਹਣੇ ਈਦ ਗਵਾਲੇ ਸੋਹਣੇ ਈਦ ਗਵਾਲੇ ਸੋਹਣੇ ਹੱਕ ਬਾਹੂ ਸੋਹਣਾ ਹੱਕ ਬਾਹੂ ਸੋਹਣਾ ਹੱਕ ਬਾਹੂ ਸੋਹਣਾ ਈਰ ਸਿਆਲ ਸੋਹਣਾ ਈਰ ਸਿਆਲ ਸੋਹਣਾ ਉੱਲੇ ਸ਼ਾਹ ਸੋਹਣਾ ਉੱਲੇ ਸ਼ਾਹ ਸੋਹਣਾ ਉੱਲੇ ਸ਼ਾਹ ਸੋਹਣਾ ਉੱਲੇ ਸ਼ਾਹ ਸੋਹਣਾ ਗੰਜ ਬਖਸ਼ੇ ਫੈਜ਼ਿਆ ਹਰੇ ਨੂਰੇ ਖੁਦਾ ਨਾ ਕਿਸਾਰਾ ਪੀਰੇ ਕਾਮਿਲ ਕਾਮਿਲਾਰਾ ਰਹਿਨੁਮਾ ਮੇਰਾ ਦਾਤਾ ਸੋਹਣਾ ਮੇਰਾ ਦਾਤਾ ਸੋਹਣਾ ਮੇਰਾ ਦਾਤਾ ਸੋਹਣਾ ਮੇਰਾ ਦਾਤਾ ਸੋਹਣਾ ਮੇਰਾ ਦਾਤਾ ਸੋਹਣਾ ਮੇਰਾ ਦਾਤਾ ਸੋਹਣਾ ਤੁਝੀ ਕੋ ਨਜ਼ਰ ਸੇ ਦੇਖੇ तेरी तस्वीर पे मर जाते हैं, कहते हैं तेरा मुर्शिद सोना, तेरा मुर्शिद सोना, तेरा मुर्शिद सोना, तेरा मुर्शिद सोना। मुरीद मुरीद अपने मुर्शिद के सामने खड़ा है ते कह रहा है, मैं को जाते बोते कोचा कोचा जिवे हनेरा, मैं को जाते बोते कोचा कोचा जिवे हनेरा, तू सोना ते रज के सोन सोना जिवे सवेरा, मेरा मुर्शिद सोना, मेरा मुर्शिद सोना, मेरा मुर्शिद सोना, मेरा मुर्शिद सोना, मेरा मुर्शिद सोना, मेरा मुर्शिद सोना, मेरा मुर्शिद सोना, मेरा मुर्शिद सोना, जिन्हों का नाम है हुण लैण लगा आ जिहड़े साइडा ते डर के खड़े ने ये भी कह देंगे हक के, गौसे आजम सोना, गौसे आजम सोना, गौसे आजम सोना, यार भी वाला सोना, यार भी वाला सोना, यार भी वाला सोना, यार भी वाला सोना, यार भी वाला सोना, यार भी वाला सोना, अबू बकर सोना, सोना उमर सोना, सोना उस्मान सोना, मौला अली सोना, मौला अली सोना, अबू बकर सोना, सोना उमर सोना, अबू बकर सोना, सोना उमर सोना, अबू बकर सोना, सोना उमर सोना, सोना उस्मान सोना, मौला अली सोना। ए सारे सोने ने अजी साहब, ए सारिया हस्तियां सोहनिया ने ते जिन्ना दी वजह तो सोहनिया ने, जेड़ा मैं परे मजमे च कह रहा, जेड़ा कहंदा मेरा बाजू काम नहीं ना करदा, एक बारी दिल च पक्का इरादा कवे मैं हक के कहना है, इंशाल्लाह उछल के कहेगा हक के, मदीने वाला सोना, मदीने वाला सोना, मदीने वाला सोना, मदीने वाला सोना, मदीने वाला सोना, मदीने वाला सोना, मदीने वाला सोना, मदीने वाला सोना, कोई سارا جگ سونا ہے میرے آقا تو تھلے تھلے مدینے والا سونا مدینے والا سونا مدینے والا سونا مدینے والا سونا مدینے والا سونا بن کے نہیں آئی صاحب ہوں حق کہ پہلے سن لو یہ حدیث آیا ہے کہ سونے نو پوچھ پوچھ کے میرے رب نے بنایا ہے مدینے والا سونا مدینے والا سونا مدینے والا سونا مدینے والا سونا مدینے والا سونا دو زلف امبری نشرا کے ولے مدینے والا سونا مدینے والا سونا مدینے والا سونا میں انگلینڈ بھی نہیں پڑھیا ایتھے بھی کسی محفل چ نہیں پڑھیا آخری ایک گل کرن لگا عاشقاں دی نظر کوئی تیبہ نو منہ مائیا سارے ادھر تو جو جائے کوئی تیبہ نو منہ مائیا کوئی تیبن مو مائیا ایک سونا تو لگنے تو جا پھر بھی دو مائیا مدینے والا سونا مدینے والا سونا مدینے والا سونا مدینے والا سونا مدینے والا سونا مدینے والا سونا جو بیتی نبی نو سناوا کی میں جو بیتی نبی نو سناوا کی جڑا جانا چاہندا ہے دونوں ہاتھ کھڑے کر کے کہہ دے جو بیتی نبی نو سناوا کی میں جو بیتی نبی نو سناوا کی میں جو بیتی نبی نو سناوا کی میں پڑھ کے جو کر مدینے نو جاوا کی میں سابرے سابری تانگا مدنی دیاں سابرے سابری تنگ مدنی دیاں پیر چوم چوم کے سونا مناوا کی میں پیر چوم چوم چوم چوم چوم پیر چوم چوم چوم چوم چوم پیر چوم چوم چوم چوم چوم پیر چوم چوم چوم چوم چوم پیر چوم چم چم چم پیر چم چم چم چم چم پیر چم چم چم چم پیر چم چم چم چم پیر چم چم چم چم پیر چم. آخری اپنی نسبت کا شعر تے اجازت. املا والے ہو لنگ لنگ جاندے تے غافل گوتے کھاندے دبن نہ دے محمد بخشا ایک کامل پیر جنہ